ਤੈਨੂੰ ਗੱਲ ਦੱਸਦਾ ਦੇਣਾ ਏ ਗਰਮੀ ਤੇਰੀ ਅੱਖ ਨੂੰ ਨੀ ਆ ਜਾ ਤੈਨੂੰ ਗੱਲ ਦੱਸਦਾ ਦੇਣਾ ਏ ਗਰਮੀ ਤੇਰੀ ਅੱਖ ਨੂੰ ਜੇ ਬੇਬੀ ਮੇਰਾ ਵਸ ਚੱਲਦਾ ਜੇ ਬੇਬੀ ਮੇਰਾ ਵਸ ਚੱਲਦਾ ਨੀ ਮੈਂ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਜੇ ਬੇਬੀ ਮੇਰਾ ਵਸ ਚੱਲਦਾ ਬੇਬੀ ਮੇਰਾ ਬਸ ਚੱਲਦਾ ਵੱਡੇ ਵੱਡੇ ਸ਼ਹਿਰ ਦੀਆਂ ਪੈਸੇ ਵਾਲੀਆਂ ਤੇਰੇ ਕੋਲੋਂ ਸੜਦੀਆਂ ਕੁੜੀਆਂ ਮੈਨੂੰ ਕਾਪੀ ਕਰਦੇ ਆ ਮੁੰਡੇ ਕੁੜੀਏ ਤੈਨੂੰ ਕਾਪੀ ਕਰਦੀਆਂ ਕੁੜੀਆਂ ਵੱਡੇ ਵੱਡੇ ਸ਼ਹਿਰ ਦੀਆਂ ਪੈਸੇ ਵਾਲੀਆਂ ਤੇਰੇ ਕੋਲੋਂ ਸੜਦੀਆਂ ਕੁੜੀਆਂ ਮੈਨੂੰ ਕਾਪੀ ਕਰਦੇ ਆ ਮੁੰਡੇ ਕੁੜੀਏ ਤੈਨੂੰ ਕਾਪੀ ਕਰਦੀਆਂ ਕੁੜੀਆਂ ਮਹਿੰਗੇ ਮਹਿੰਗੇ ਬਾਏ ਕਰ ਟੌਪ ਬੱਲੀਆਂ ਘਰੇ ਆ ਕੇ ਕਰ ਟਿੱਕ ਰੌਪ ਬੱਲੀਆਂ ਤੂੰ ਮਹੀਨੇ ਵਿੱਚ ਪੈਂਦੀ 10 ਲੱਖ ਨੂੰ ਜੇ ਬੇਬੀ ਮੇਰਾ ਬਸ ਚੱਲਦਾ ਜੇ ਬੇਬੀ ਮੇਰਾ ਬਸ ਚੱਲਦਾ ਨੀ ਮੈਂ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਗੇੜੀ ਪੇ ਮੇਰਾ ਬਸ ਇੱਕ ਹੀ ਕੰਮ ਮੈਨੂੰ ਜ਼ਿਆਦਾ ਤੇਰੇ ਲੱਕ ਨੇ ਜਿੱਤੇ ਨਾਮ ਮਾਈਂਡ ਨਾ ਕਰਨਾ ਪਰ ਮੇਰੇ ਦੋਸਤੋ ਨੇ ਰੱਖ ਦਿਆ ਕਿਮ ਕਰਦਸ਼ੀਆਂ ਤੇਰਾ ਨਾਮ ਸਟਾਈਲ ਤੇਰਾ ਯਾ ਗੱਲਾਂ ਵੇ ਸਵੈਗ ਤੇਰਾ ਯਤਨੀ ਦੇਖਿਆ ਜਦੋਂ ਦਾ ਤੈਨੂੰ ਮਾਰੀ ਗਈ ਮਤਨੀ ਤੇਰੇ ਪਿੱਛੇ ਹੋਇਆ ਫਿਰਦਾ ਨੀ ਮੁੰਡਾ ਸੀਰੀਅਸ ਗਰਲਫ੍ਰੈਂਡ ਨਹੀਂ ਬੇਬੀ ਪਰ ਮੇਰੀ ਪਤਨੀ ਜਿਹੜਾ ਤੈਨੂੰ ਛੇੜੇ ਉਹਨੂੰ ਚੱਕ ਦੂਜੇ ਬੇਬੀ ਮੇਰਾ ਬਸ ਚੱਲਦਾ ਆ ਤੇਰੇ ਜੋ ਫਰੈਂਡ ਬਿੱਲੋ 2-4 ਰੇਠੇ ਰੇਠੇ ਤੈਨੂੰ ਉਹ ਡਿਜ਼ਰਵ ਨਹੀਂ ਕਰਦੇ ਇੱਕ ਵਾਰੀ ਫੜ ਲਿਆ ਤੇਰੇ ਪਿੱਛੇ ਆਉਂਦਿਆਂ ਨੂੰ ਕਹਿਣਗੇ ਉਹ ਵੀਰੇ ਵੀਰੇ ਛੱਡ ਦੇ ਤੇਰੇ ਜੋ ਫਰੈਂਡ ਬਿੱਲੋ 2-4 ਰੇਠੇ ਰੇਠੇ ਤੈਨੂੰ ਉਹ ਡਿਜ਼ਰਵ ਨਹੀਂ ਕਰਦੇ ਇੱਕ ਵਾਰੀ ਫੜ ਲਿਆ ਤੇਰੇ ਪਿੱਛੇ ਆਉਂਦਿਆਂ ਨੂੰ ਕਹਿਣਗੇ ਉਹ ਵੀਰੇ ਵੀਰੇ ਛੱਡ ਦੇ ਗੱਲ ਸੁਣ ਮੇਰੇ ਆ ਕੇ ਕੋਹਣ ਕੁੜੀਏ ਜਾਨੀ ਜਾਨੀ ਜਾਨੀ ਜਾਨੀ ਬੋਲ ਕੁੜੀਏ ਨਖਰਾ ਪਸੰਦ ਨਹੀਂ ਉਹ ਜੱਟ ਨੂੰ ਜੇ ਬੇਬੀ ਮੇਰਾ ਬਸ ਚੱਲਦਾ ਜੇ ਬੇਬੀ ਮੇਰਾ ਬਸ ਚੱਲਦਾ ਨੀ ਮੈਂ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਹੋਸ ਕਰ ਦਿੰਦਾ ਤੇਰੇ ਲੱਕ ਨੂੰ ਜੇ ਬੇਬੀ ਮੇਰਾ ਬਸ ਚੱਲਦਾ